ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨਾਂ ਪ੍ਰਭ ਨਾਮ ਅਦਾਰ ਖਾਟਣ ਕਉ ਹਰ ਹਰ ਰੋਜਗਾਰ ਸੰਚਣ ਕਉ ਹਰ ਇੱਕ ਨਾਮ ਹਲਤ ਪਲਤ ਤਾਕ ਆਵੈ ਕਾਮ ਮੋਹਿ ਮਸਕੀਨਾਂ ਪ੍ਰਭ ਨਾਮ ਅਦਾਰ ਖਾਟਣ ਕਉ ਹਰ ਹਰ ਰੋਜਗਾਰ ਸੰਚਣ ਕਉ ਹਰ ਇੱਕ ਨਾਮ ਹਲਤ ਪਲਤ ਤਾਕ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੈ ਹੈ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੁਭਾਵ ਆਤਮਸਕੀਨੇ ਸੰਤ ਵਡਾਏ ਹਰ ਜਸ ਚਿੰਨੇ ਆਨੰਦ ਸੰਤਨ ਕੈ ਭਗਤ ਗੋਵਿੰਦ ਸੰਤਨ ਕੈ ਬਿਨ ਸੇ ਚੰਦ ਜਹ ਸਾਧ ਸੰਤਨ ਹੋਵਹ ਇਕੱਤਰ ਤਹ ਹਰ ਜਸ ਗਾਵੈ ਹੈ ਨਾਦ ਕਵਿਤ ਸਾਧ ਸਭਾ ਮੈਂ ਹੈ ਆਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣ ਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵ ਸੰਤਾ ਤੂਰ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣ ਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵ ਸੰਤਾ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਪੰਜਵਾ ਮੋਹ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜਗਾਰ ਸੰਚਣ ਕਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ।